ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪੀ ਉਚਰੈ ਮਾਇਆ ਮਦ ਮਤ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਪਾਵੈ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪੀ ਉਚਰੈ ਮਾਇਆ ਮਦ ਮਤ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਪਾਵੈ ਤਨ ਤਨ ਕਲਤ ਸਭ ਦੇਖ ਅਭਿਮਾਨਾ ਬਿਨ ਨਾਵੈ ਕਿਛ ਸੰਗ ਨ ਜਾਨਾ ਰਹਾ ਕੀ ਚਿਹਰਾ ਸਭੋਗ ਖੁਸ਼ੀਆ ਮਨ ਕੇਰੀ ਧਨ ਲੋਕਾਂ ਤਨ ਭਸਮ ਤੇਰੀ ਖਾਕੂ ਖਾਕ ਰਲੈ ਸਭ ਫੈਲ ਬਿਨ ਸ਼ਬਦ ਨਹੀਂ ਉਤਰ ਮੈਲ ਗੀਤ ਰਾਗ ਕਨ ਤਾਲ ਸਕੂਰ ਤ੍ਰਿਹੋ ਗੁਣ ਉਪਜੈ ਬਿਨ ਸਦੂਰ ਦੂਜੀ ਦੁਰਮਤ ਦਰਦ ਨ ਜਾਏ ਛੂਟ ਗੁਰਮੁਖ ਦਾਰੂ ਗੁਣ ਗਾਏ ਧੋਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜ੍ਹੇ ਨਾਟ ਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ ਸੂਕਰ ਸਵਾਨ ਗਰਧਬ ਮੰਜਾਰਾ ਪਛੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੋਹ ਫੇਰੇ ਤਿਨ ਜੋਨ ਪਵਾਈਐ වන්දන බද්දයා ආයිය ජයිය ගෝර සේවාතේ ලහ පදාරථ හෙරද නාම සදා කෙරතාරථ සාචි දරගහ පූචන හොයේ මන්නේ හොකම සිද්ධ දර්සෝයේ සත් ගුර මෙල තාතිස කෝ ජාන රහර ජයි හුකම පචාන හුකම පචාන සච්ච දර්වාස කාල බිකාල සබද පයනාස රහ අතීත ජාන සබ තිසකා තන මන අරප ना ओह आवे ना ओह जाए नानक साचे साच समाए रहे अतीत जाने सब तिसका तन मन अर्प है एहो जिसका ना ओह आवे ना ओह जाए नानक साचे साच समाए वाहे गुरु जी का खालसा वाहे गुरु जी की फतेह। बिलावल मोहल्ला पहला मान का कहया मनसा करे एहो मन पुन पाप उचरे माया मद माते तृपत न आवे तृपत मुकत मन साचा पावे